ਪਰ ਇੱਕ ਬੇਨਤੀ ਤੁਹਾਨੂੰ ਜ਼ਰੂਰ ਕਰਦਾ, ਸ਼ਾਂਤੀ ਰੱਖਿਓ ਤੇ ਤਿਆਰੀ ਵੀ ਰੱਖੋ। ਜਿਸ ਦਿਨ ਪਤਾ ਲੱਗ ਜਾਵੇ ਦਰਬਾਰ ਸਾਹਿਬ ਦੀ ਹਦੂਦ ਅੰਦਰ ਪੁਲਿਸ ਨੇ ਟਕਸਾਲ ਨੂੰ ਤੇ ਪੰਥ ਦੇ ਮੁਖੀ ਸੰਤ ਬਾਬਾ ਹਰਚਰਨ ਸਿੰਘ ਜੀ ਲੌਂਗੋਵਾਲ ਨੂੰ ਇਸ ਸਥਾਨ ਦੀ ਬੇਅਦਬੀ ਕਰਨ ਵਾਸਤੇ ਤੇ ਸਾਰਿਆਂ ਨੂੰ ਖਤਮ ਕਰਨ ਵਾਸਤੇ ਹਮਲਾ ਕਰ ਦਿੱਤਾ, ਮੈਂ ਦ੍ਰਿੜਤਾ ਸਹਿਤ ਆਪਣੀ ਜ਼ਿੰਮੇਵਾਰੀ ਨਾਲ ਗੱਲ ਕਹਿਣੀ ਚਾਹੁੰਦਾ, ਕਿਸੇ ਦੇ ਜ਼ਿੰਮੇ ਲਾ ਕੇ ਨਹੀਂ। ਤੇ ਜਿਤਨੇ ਨੌਜਵਾਨ ਤੇ ਬਜ਼ੁਰਗ ਜੋ ਕੁਝ ਕਰ ਸਕਦੇ ਹੋ, ਜਿਹੜੇ ਸਿੱਖ ਵੱਖਰੀ ਕੌਮ ਦੀ ਵਿਰੋਧਤਾ ਵਿੱਚ ਲੱਗੇ ਹੋਏ ਹਨ, ਸਿੱਖੀ ਸਰੂਪ ਨੂੰ ਭੈੜੀ ਨਿਗਾਹ ਨਾਲ ਤੱਕ ਕੇ ਤੇ ਫਿਰਕਾ ਪ੍ਰਸਤੀ ਫੈਲਾਉਣ ਵਿੱਚ ਲੱਗੇ ਹੋਏ ਹਨ, ਜਿਹੜੇ ਸਿੱਖਾਂ ਦਾ ਖੂਨ ਪੀਣ ਤੇ ਤੁਲੇ ਹੋਏ ਹਨ, ਜਿਸ ਦਿਨ ਇੱਥੇ ਹੱਲਾ ਕਰਦੇ ਹਨ ਤੁਹਾਨੂੰ ਪੂਰੀ ਤਸੱਲੀ ਹੋ ਜਾਵੇ ਕਿ ਇਹਨਾਂ ਨੇ ਹਮਲਾ ਕੀਤਾ, ਉਸ ਦਿਨ ਮੈਂ ਸਮਝਾਂਗਾ ਤੁਹਾਡਾ ਸਤਿਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਤੇ ਦਾਸ ਨਾਲ ਪਿਆਰ ਤਾਂ ਹੋਵੇਗਾ ਜੇ ਸ਼ਹਿਰਾਂ ਤੇ ਪਿੰਡਾਂ ਵਿੱਚੋਂ ਇੱਕ ਇੱਕ ਗੁਰੂ ਕਾ ਗੁਰੂ ਗ੍ਰੰਥ ਸਾਹਿਬ ਦਾ ਨਿੰਦ ਚੁਣ ਚੁਣ ਕੇ ਮਾਰੋਗੇ ਤਾਂ ਸਵਾਲ ਆਉਣਾ। ਪਰ ਇਹ ਨਹੀਂ ਕਿ ਕੋਈ ਐਵੇਂ ਜਾ ਕੇ ਕਹਿ ਦੇਵੇ ਤੇ ਘਬਰਾਹਟ ਵਿੱਚ ਨਹੀਂ ਆਉਣਾ, ਜਦੋਂ ਤੁਹਾਨੂੰ ਯਕੀਨ ਹੋ ਜਾਵੇ ਕਿ ਇਹਨਾਂ ਨੇ ਕੰਮ ਕੀਤਾ। ਪਰ ਇੱਕ ਤੁਹਾਨੂੰ ਹੋਰ ਵੀ ਹੱਥ ਜੋੜ ਕੇ ਬੇਨਤੀ ਕਰਦਾ ਸਮਾਪਤੀ ਵਿੱਚ, ਇਹਨਾਂ ਦੇ ਭੁਲੇਖੇ 'ਚ ਪੈ ਜਾਓ ਜੀ, ਇੱਥੇ ਚਾਰ ਛਪਾਈ ਜਾਂ 200 ਜਾਂ 1000 ਦਾ ਤੇ ਮੈਨੂੰ ਫੜ ਕੇ ਲੈ ਜਾਣਗੇ, ਤੇ ਮਨ ਵਿੱਚ ਮੇਰੇ ਵੀ ਬਹੁਤ ਚਿਰਦਾ ਭਰਿਆ, ਇਹ ਵੀ ਚਿੰਤਾ ਨਾ ਕਰੋ ਕਰੇ ਤੁਸੀਂ, ਇਹਨਾਂ ਨੂੰ ਇੱਕ ਵਾਰ ਆਉਣ ਦਿਓ, ਸਹੀ ਕਰਿਆ ਇਸ ਪਾਸ ਨੂੰ ਢੇਰੀਆਂ ਲਾ ਕੇ ਟਰੱਕ ਭਰ ਕੇ ਤੋੜਦਾ ਵੇਖ ਇਹਨਾਂ ਦੇ ਕਿਵੇਂ ਹੈ, ਇਹ ਨਾ ਖਿਆਲ ਕਰੋ ਆਉਂਦੇ ਮੈਨੂੰ ਚੁੱਕ ਕੇ ਲੈ ਜਾਣਗੇ। ਹਾਂ, ਮਰੇ ਨੂੰ ਜ਼ਰੂਰ ਲਿਜਾ ਸਕਦਾ ਕੋਈ ਨਾ ਕੋਈ ਕਿਤੇ, ਉਹ ਮਿੱਟੀ ਹੋਣੀ, ਉਹਦੇ ਨਾਲ ਸੰਬੰਧ ਕੋਈ ਨਹੀਂ, ਜਦੋਂ ਤੱਕ ਸਰੀਰ ਵਿੱਚ ਸਵਾਸ ਹੈ। ਮੈਂ ਨਿਸ਼ਚੇ ਨਾਲ ਕਹਿਣਾ ਚਾਹੁੰਦਾ, ਭਾਵੇਂ 20-30 ਲੱਖ ਵੀ ਇੱਕ ਬੰਦਾ ਆ ਜਾਵੇ ਪੁਲਿਸ ਦਾ, ਜੇ ਉਹਨਾਂ ਨੂੰ ਫੜ ਕੇ ਨਹੀਂ ਲਿਜਾ ਸਕਣਗੇ, ਗੁਰੂ ਸਾਹਿਬ ਦੀ ਕਿਰਪਾ।